आँख मिटा दे तेरी शक्ल दिसे, आँख खोला सामने तू तेरे जिया और दिसदा एह ढोकड़ा ने तेरे जिया और दिसदा तेरे जिया और दिसदा एह ढोकड़ा ने तेरे जिया और दिसदा ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਹੇ ਮਾਇਆ ਨਹੀਂ ਤੇਰੇ ਜਿਹਾ ਹੋਰ ਦਿਸਦਾ चन्ना प्यार रे तू यो चन्ना सुख मेरा तू यो चन्ना प्यार रे छेती आ जा हुण तक नी आरामा छेती आ जा हुण तक नी आरामा नहीं तेरे जिया होर दिसदा ते माया ने तेरे जिया होर दिसदा कोई आदत हो तो बदल दा तू ਤੇਰੇ ਕਦਮਾਂ ਚ ਮਿਲ ਜਾਣ ਥਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ